ਚੜ੍ਹਦੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ ਗੋਰਾ ਗੋਰਾ ਰੰਗ ਕਰੇ ਮਿੱਤਰਾਂ ਨੂੰ ਤੰਗ ਨੀ ਗੋਰੀ ਵੀਣੀ ਵਿੱਚ ਨੀ ਗੋਰੀ ਵੀਣੀ ਵਿੱਚ ਗੋਰੀ ਵੀਣੀ ਵਿੱਚ ਕਾਲੀ ਵਾਂਗ ਛਣਕੇ ਹੀ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਕਾਲਾ ਸੂਟ ਕਾਲਾ ਦਿਲ ਮੁਖੜੇ ਤੇ ਜੱਚਦਾ ਨਜ਼ਰ ਨਾ ਲੱਗੇ ਬਚਾ ਕੇ ਬਿੱਲੋ ਰੱਖਦਾ ਕਾਲਾ ਸੂਟ ਕਾਲਾ ਦਿਲ ਮੁਖੜੇ ਤੇ ਜੱਚਦਾ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬਿੱਲੋ ਰੱਖਦਾ ਇਸ਼ਾਰੇ ਕਰਦੇ ਇਸ਼ਾਰੇ ਕਰਦੇ ਇਸ਼ਾਰੇ ਕਰਦੇ ਨਿਗਾਨੀ ਵਾਲੇ ਮਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਸੀ ਨਾ ਖੋਲਾ ਲਹੂ ਡੋਲਾ ਤੈਨੂੰ ਦਿਲ ਦੀਆਂ ਗੱਲਾਂ ਬੋਲਾਂ ਕਰੇ ਜੀ ਮੇਰਾ ਪਰ ਸੋਹਣੀ ਮੈਂ ਕੀ ਤੇਰਾ ਲੱਗਾ ਪਰ ਜਿਵੇਂ ਤੇਰੇ ਤੇ ਅੱਖਾਂ ਮੈਂ ਸਾਰੀ ਰਾਤ ਭੁੰਨ ਰੱਖਦਾ ਹੁਣ ਕੁੜੀਆਂ ਨੂੰ ਲੱਗਦਾ ਮੈਂ ਆਦਮੀ ਤੇਰਾ ਸੁਝਾ ਮੈਂ ਜੋ ਹੀ ਦੱਸਦਾ ਸੀ ਦੱਸਦਾ ਮੈਂ ਅੱਜ ਵੀ ਤੇਰੇ ਦੇ ਅੱਗਾ ਪਰ ਮੈਨੂੰ ਲੱਗਦਾ ਮਿਲਾ ਸਾਥ ਨਹੀਂ ਤੇਰਾ ਪਰਦਾ ਹੁਣ ਤੇਰੇ ਮੇਰੇ ਚ ਕੀ ਰਾਜ ਤੇਰਾ ਮੰਨਾ ਮੈਂ ਸਜਦਾ ਮੈਂ ਤੈਨੂੰ ਸਜਦਾ ਕਰਨਾ ਸਾਥ ਨਹੀਂ ਮੇਰਾ ਕਸ਼ਮੀਰ ਤੋਂ ਲੈ ਕੇ ਪੰਜਾਬ ਤੂੰ ਪਟ ਲਏ ਮੁੰਡੇ ਮੁਲਤਾਨ ਦੇ ਤੇਰੇ ਕਾਲੇ ਸੂਟ ਪਾਂਦੇ ਬੰਠਨ ਆਈ ਬਣੀ ਮਿੱਤਰਾਂ ਦੀ ਜਾਨ ਤੇ ਗੁਗਲ ਦੇ ਵਾਂਗੂ ਤੇਰੇ ਲੱਗਦੀ ਹੈ ਹਾਈਪ ਨੀ ਫੇਸਬੁੱਕ ਵਾਂਗੂ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ